You're in the mix with DJ Impact of Dolbeat International and DJ Shadow. तेरा बापू अल देंता नहीं जेड़ा चौंक बिच खड़े नू ही चक लू तेरा भाई अक देंता नहीं यार तेरा गली बिच गेल आऊंगा Yeah. ਨਹੀਂ ਕੁਛ ਵਾਸ਼ ਟੀਵੀ ਤੇ ਦੇਖ ਮੇਰਾ ਚਿਹਰਾ ਕਦੀ ਜਿੱਤ ਨਹੀਂ ਉਹ ਹਾਰਿਆ ਤੇ ਫੁਕਰੀ ਨਹੀਂ ਮਾਰੀਆਂ ਛੋਟਾ ਹੁੰਦਾ ਸੀ ਕਰਨ ਦਾ ਅੱਜ ਦੀਆਂ ਤਿਆਰੀਆਂ ਸਮਾਨ ਤੱਕ ਕਾਰ ਪਹਾੜਾਂ ਨਾਲ ਮੱਥੇ ਹੋਏ ਸਾਰੇ ਸੱਚੇ ਡਾਕਟਰ ਸੂਸ ਨਾਲ ਫਤਿਹ ਕੀਤਾ ਮੈਂ ਖੁਦ ਨਾ ਕੀਤਾ ਕੁਛ ਮੰਗ ਕੇ ਤੰਗੀ ਅੱਜ ਜਿੰਨਾ ਲੰਘਣਾ ਸੀ ਅਸੀਂ ਲੰਘ ਗਏ ਸਮਾਂ ਤੇਰੇ ਬਾਈ ਦਾ ਫਿਕਰਾਂ ਨੂੰ ਜਾਵੇ ਛੱਡਦਾ Impact of Dolbeat International and DJ Shadow.